gayi mere rabba main ki kara I just don't know tere baajo main jeeva ya main mara adhi zindagi meri lang gayi mere rabba main ki kara I just don't know tere baajo main jeeva ya main mara kal parson di maine कल परसों दी मैनू वाह वाह कल परसों दी मैनू एक नंबरों कॉल आउंदी है मैनू लगदा है मेरी सहेली मैनू फोन मलाउंदी है इंज लगया सी बेवफा चंदरी अज भी चाहुंदी है कल परसों दी मैनू एक नंबरों कॉल ਕੱਢਣਾ ਤੇ ਭੁੱਲਣਾ ਮੈਨੂੰ ਔਖਾ ਲੱਗਦਾ ਹੈ ਔਖੇ ਤੋਂ ਵੀ ਔਖਾ ਮੈਨੂੰ ਮਰਨਾ ਸੌਖਾ ਲੱਗਦਾ ਹੈ ਤੈਨੂੰ ਦਿਲ ਵਿੱਚੋਂ ਕੱਢਣਾ ਤੇ ਭੁੱਲਣਾ ਮੈਨੂੰ ਔਖਾ ਲੱਗਦਾ ਹੈ ਔਖੇ ਤੋਂ ਵੀ ਔਖਾ ਮੈਨੂੰ ਮਰਨਾ ਸੌਖਾ ਲੱਗਦਾ ਹੈ ਤੇਰੇ ਬਾਜੂ ਦਿੱਲੀ ਲੱਗਦਾ ਗੱਲ ਸੁਣ ਮੇਰੀ ਬੇਬੀ ਗਰਲ ਆਏ ਤਾਂ ਆ ਜਾ ਵਾਪਸ ਮੁੜ ਤੂੰ ਐਡੀ ਦੇਰ ਨਾ ਕਰ ਚੰਦਰੀ ਅੱਜ ਵੀ ਚਾਹੁੰਦੀ ਹੈ ਕੱਲ ਪਰਸੋਂ ਦੀ ਮੈਨੂੰ ਇੱਕ ਨੰਬਰੋਂ ਕੌਲ ਆਉਂਦੀ ਹੈ ਤੂੰ ਥੀ ਤੋ ਫੂਲੋਂ ਮੈਂ ਖੁਸ਼ਬੂ ਥੀ ਹੈ ਜ਼ਿੰਦਗੀ ਤੇਰਾ ਤੋ ਮੈਂ ਚਾਂਦਨੀ ਥੀ ਸੂਰੋਂ ਮੈਂ ਸਜਦੀ ਹੋਈ ਖੁੱਲ ਕੇ ਬਹਿਤੀ ਹੋਈ ਐਸੀ ਸੁੰਦਰ ਰਾਗੀਨੀ ਥੀ ਤੂੰ ਥੀ ਤੋ ਫੂਲੋਂ ਮੈਂ ਖੁਸ਼ਬੂ ਥੀ ਹੈ ਜ਼ਿੰਦਗੀ ਤੇਰਾ ਤੋ ਮੈਂ ਚਾਂਦਨੀ ਥੀ ਸੂਰੋਂ ਮੈਂ ਸਜਦੀ ਹੋਈ ਖੁੱਲ ਕੇ ਬਹਿਤੀ ਹੋਈ ਐਸੀ ਸੁੰਦਰ ਰਾਗੀਨੀ ਥੀ ਕੈਸੀ ਹੈ ਸਜ਼ਾ ਤੇਰੀ ਹਰ ਇੱਕ ਕਦਮ ਮੁਝਕੋ ਰਾਤੋਂ ਮੈਂ ਵੀ ਜਗਾਨੇ ਲਗੀ ਡੂਬਾ ਸਾ ਰਹਿਤਾ ਹੂੰ ਖੋਇਆ ਸਾ ਰਹਿਤਾ ਹੂੰ ਜਬ ਸੇ ਤੂੰ ਖਾਬੋਂ ਮੈਂ ਆਨੇ ਲਗੀ ਕੱਲ ਪਰਸੋਂ ਦੀ ਮੈਨੂੰ ਇੱਕ ਨੰਬਰੋਂ ਕੌਲ ਆਉਂਦੀ ਹੈ ਮੈਨੂੰ ਲੱਗਦਾ ਹੈ ਮੇਰੀ ਸਹੇਲੀ ਮੈਨੂੰ ਫੋਨ ਮਲਾਉਂਦੀ ਹੈ ਇੰਝ ਲੱਗਿਆ ਸੀ ਬੇਵਫਾ ਚੰਦਰੀ ਅੱਜ ਵੀ ਚਾਹੁੰਦੀ ਹੈ ਕੱਲ ਪਰਸੋਂ ਦੀ ਮੈਨੂੰ ਇੱਕ ਨੰਬਰੋਂ ਕੌਲ